ਮੈਨੂੰ ਪਿਆਰ ਤਾਂ ਜਤਾ ਲੈਣ ਦੇ ਨੀ ਮੈਨੂੰ ਪਿਆਰ ਤਾਂ ਜਤਾ ਲੈਣ ਦੇ ਅੱਖ ਜੇ ਮੈਂ ਤੇਰੇ ਨਾਂ ਲਈ ਨੀ ਮੈਨੂੰ ਅੱਖ ਤਾਂ ਲਾ ਲੈਣ ਦੇ ਨੀ ਮੈਨੂੰ ਅੱਖ ਤਾਂ ਲਾ ਲੈਣ ਦੇ ਤੇਰੇ ਵੱਲੋਂ ਭਾਵੇਂ ਕੋਈ ਪੱਕਾ ਜਾ ਕਰਾਰ ਨੀ ਸਾਹਾਂ ਚ ਲੱਗੋ ਕੇ ਰੱਖੂ ਤਾਂ ਵੀ ਤੇਰਾ ਪਿਆਰ ਨੀ ਸਾਹਾਂ ਚ ਲੱਗੋ ਕੇ ਰੱਖੂ ਤਾਂ ਵੀ ਤੇਰਾ ਪਿਆਰ ਨੀ ਨੀ ਮੈਨੂੰ ਖਾਬਾਂ ਚ ਹੀ ਆ ਲੈਣ ਦੇ ਜ਼ਿੰਦਗੀ ਚ ਭਾਵੇਂ ਨਾ ਤੂੰ ਆਈ ਨੀ ਮੈਨੂੰ ਖਾਬਾਂ ਚ ਹੀ ਆ ਲੈਣ ਦੇ ਨੀ ਮੈਨੂੰ ਅੱਖ ਤਾਂ ਲਾ ਲੈਣ ਦੇ ਕੱਚ ਵਿਛਾ ਦੇ ਕੱਚ ਫੁੱਲ ਮੈਨੂੰ ਦੱਸ ਕੇ ਸੂਲਾਂ ਤੇ ਵੀ ਤੁਰ ਪਊਂਗਾ ਤੇਰੇ ਲਈ ਮੈਂ ਹੱਸ ਕੇ ਸੂਲਾਂ ਤੇ ਵੀ ਤੁਰ ਪਊਂਗਾ ਤੇਰੇ ਲਈ ਮੈਂ ਹੱਸ ਕੇ ਨੀ ਮੈਨੂੰ ਚੀਸ ਤਾਂ ਹੰਡਾ ਲੈਣ ਦੇ ਪੀੜ ਜੇ ਤੂੰ ਝੋਲੀ ਚ ਪਾਈ ਨੀ ਮੈਨੂੰ ਪੀੜ ਤਾਂ ਹੰਡਾ ਲੈਣ ਦੇ ਨੀ ਮੈਨੂੰ ਅੱਖ ਤਾਂ ਲਾ